ਚੁਗ ਚੁਗ ਚੁਗ ਚੁਗ ਚੁਗ ਚੁਗ ਚੁਗ ਚੁਗ ਸ਼ਗਨਾ ਵਾਲੀ ਥਾਲ ਵੇ ਜਗਮਗ ਜਗਮਗ ਕਰਦੇ ਖੁਸ਼ੀਆਂ ਹੋ ਗਿਆ ਕਮਾਲ ਵੇ ਤਿੱਤਰ ਬਿੱਤਰ 976 ਹੋ ਗਿਆ ਬੁਰਾ ਹਾਲ ਵੇ ਨੱਚ ਨੱਚ ਪੈਣ ਦੁਖਣ ਲੱਗੇ ਨਾ ਰੁਕਨੇ ਕਾ ਸਵਾਲ ਕਿਸੇ ਨੂੰ ਸੌਣ ਨੀ ਦੇਣਾ ਐਡਾ ਮਾਹੌਲ ਨੀ ਦੇਣਾ ਕਿਸੇ ਸੇ ਬਾਤ ਨੀ ਕਰਨੀ ਕਿਸੇ ਕਾ ਫੋਨ ਨੀ ਲੈਣਾ ਮੈਂ ਕਹਿੰਦਾ ਵਟਸਐਪ ਕਹਿੰਦੇ ਪੌਣੀ ਅੱਖਾਂ ਉੱਤੇ ਨਾਲ ਨੱਚਣਾ ਕਰਕੇ ਬੌਟਮਸ ਅੱਪ ਅੱਜ ਹਿੱਲਣੇ ਨੇ ਲੱਗਦੇ ਨਾਲ ਨੱਚਣਾ ਕਹਿੰਦੇ